ਇੱਕ ਗੋਰਾ ਰੰਗ ਦੂਜਾ ਰਵੇ ਫੈਸ਼ਨਾਂ 'ਚ ਉੱਤੋਂ ਨਖਰੇ ਦੀ ਕਰੀ ਜਾਵੇ ਅਤਨੀ ਮਾਰ ਤੇ ਵਪਾਰ ਨੀ ਤੂੰ ਹੁਸਨ ਖਲਾਰ ਨੀ ਤੂੰ ਬਿਜ਼ਨਸ ਕਰ ਦਿੱਤੇ ਠੱਪਨੀ ਤੇਰੀ ਵਾਕ ਤੇਰੀ ਟੌਕ ਬੜੀ ਗ੍ਰੈਂਡ ਵਾਕ ਤੇਰੀ ਟੌਕ ਬੜੀ ਗ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਗੁੱਚੀ ਵਾਲੇ ਤੈਨੂੰ ਹਾਏ ਲੱਭਦੇ ਨੇ ਫਿਰਦੇ ਪਰਾਡਾ ਵਾਲੇ ਘਰ ਦੇ ਟਵੀਟ ਨੀ ਸਿੰਗਰ ਵੀ ਸਾਰੇ ਹੋ ਗਏ ਤੇਰੇ ਨੇ ਦੀਵਾਨੇ ਤੇਰੀ ਬਿਊਟੀ ਉੱਤੇ ਲਿਖਦੇ ਨੇ ਗੀਤ ਨੀ ਤੂੰ ਪ੍ਰੋਡਿਊਸਰਾਂ ਦੇ ਲੁੱਟ ਲੈ ਪ੍ਰੋਡਿਊਸਰਾਂ ਦੇ ਲੁੱਟ ਲੈਨੇ ਚੈਨ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਤੁਮਾਰੀ ਬਾਲੀਵੁੱਡ ਵਿੱਚ ਐਂਟਰੀ ਸਾਰੇ ਨੇ ਰਿਕਾਰਡ ਜਾਣੇ ਟੁੱਟਣੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ ਵਿੱਚ ਡਰਦੀਆਂ ਆਫਰਾਂ ਨਾ ਜਾਣ ਕਿਤੇ ਛੁੱਟਣੀ ਜਿੱਦਣ ਤੁਮਾਰੀ ਬਾਲੀਵੁੱਡ ਵਿੱਚ ਐਂਟਰੀ ਸਾਰੇ ਨੇ ਰਿਕਾਰਡ ਜਾਣੇ ਟੁੱਟਣੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ ਵਿੱਚ ਡਰਦੀਆਂ ਆਫਰਾਂ ਨਾ ਜਾਣ ਕਿਤੇ ਛੁੱਟਣੀ ਤੂੰ ਵਜਾ ਗਈ ਗੁਰੂ ਦਾ ਵੀ ਬੈਂਡ ਤੂੰ ਵਜਾ ਗਈ ਮਿੱਤਰਾਂ ਦਾ ਬੈਂਡ